සත්තනාමං ශ්‍රීවාහි ගුරු සරි චන්ත මහල්ලා චෞථ කර පහලා එක ඕංකාර සත්ගුර ප්‍රසාද හරදීයු කෘපා කර තානමත අයියාදීයෝ සත්ගුර මෙලා සුභායි සහජ ගුණ ගයියදී හර ජීයෝ කෘපා කර තානමත අයියදීයෝ සත්ගුර මෙලා සුභායි සහජ ගුණ ගයියා ජීවෝ ගුණ ගායි විගස සදා ආනදෙන ජය ආප සච්චේ පාවයි අහංකාර හොම තජ මායා සහජ නාම සමාවයි ආප කර්තා කරේ සෝයි ආප දේතා පයියන් හර ජීයෝ කෘපා කරේ තානමත අයියා ජීයෝ අන්දර සචනේහු පුර සත්ගුර ජීයෝ හෞතෙස සෙවී දින රාත මෛ කදේ නා විසරෑ ජීයෝ කදේ නා විසාරී අන දෙන සමාරී ජා නාම නයිතා ජීවා ශ්‍රවණේ සුණේ තා එහ මන තෘප්තා ගුරමුඛ අමෘත පීවා නදර කරේ තා සතගුර මිලේ ආන දෙන විවේක බුද්ධ විචරා අන්දර සත්‍යා නේහ පුරේ සත්ගුරං සත් සංගත මෙලා වඩ පාග තාහර රස ආවේ ජීවෝ ආන දෙන රහ ලිවලායි තා සහජ සමාවයි ජීයෝ සහජ සමාව තා හර මන පාවයි ਸਦਾ ਅਤੀਤ ਬੈਰਾਗੀ ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੇ ਹਰਖ ਸੋਗ ਦਿਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੈ ਵਡ ਭਾਗ ਤਾਹਰ ਰਸ ਆਵੇ ਜੀਉ ਦੂਜੇ ਪਾਏ ਦੁਖ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਤੋਹਿਆ ਦੂਜੇ ਪਾਏ ਦੁਖ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਹੂ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਹੂ ਮਿਲਾਏ ਮਹਿਲ ਹਰ ਪਾਵੇ ਜੀਓ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਹੂ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸ੍ਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ